ਅੱਖੀਆਂ ਉਡੀਕ ਦੀਆਂ ਆ ਜਾ ਮਾਂ ਤੈਨੂੰ ਅੱਖੀਆਂ ਉਡੀਕ ਦੀਆਂ ਅੱਖੀਆਂ ਉਡੀਕ ਦੀਆਂ ਸੰਗਤਾਂ ਉਡੀਕ ਦੀਆਂ ਅੱਖੀਆਂ ਉਡੀਕ ਦੀਆਂ ਸੰਗਤਾਂ ਉਡੀਕ ਦੀਆਂ ਆ ਜਾ ਮਾਂ ਤੈਨੂੰ ਅੱਖੀਆਂ ਉਡੀਕ ਦੀਆਂ ਉਡੀਕ ਦੀਆਂ दिया संगता उड़ीक दिया अखियां उड़ीक दिया संगता उड़ीक।